ਕਿਸੇ ਲੰਬੇ ਨੇ ਲਕੀਰਾਂ ਦੇ ਗੋਲੀ ਨਾਲ ਗੱਲ ਕਰਦੇ ਬੋਲ ਚੁਭਦੇ ਨੇ ਵੀਰਾਂ ਦੇ ਕਹਾਣੀ ਮਾੜੀ ਹੈ ਲਕੀਰਾਂ ਦੀ ਮਿੱਟੀ ਵਿੱਚ ਲਹੂ ਰਲਿਆ ਜਾਣ ਜਾਂਦੀ ਹੈ ਫਕੀਰਾਂ ਲਕੀਰਾਂ ਤੇ ਰੰਜ ਫਿਰਨ ਲਕੀਰਾਂ ਤੇ ਪੈਰਾਂ ਤੇ ਕੁਲਾੜੀ ਪੈਂਦੀ ਬੂਹੇ ਬੰਦ ਹੋਏ ਗੀਰਾਂ ਤੇ गए उम्रा दे हिसाब मुक गए टोटे लफे तक दीरां दे होनी लिखी है लकीरां ते ਕਿਸੇ ਲੰਬੇ ਨੇ ਲੱਗੀ।